ਦੁਨੀਆ ਭਰ ਚ ਵਸੇ ਪੰਜਾਬੀਆਂ ਦੀ ਨਜ਼ਰ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਉੱਤੇ ਟਿਕੀ ਹੋਈ ਹੈ। ਰੇਡੀਓ ਸਪਾਈਸ ਵਿਸ਼ੇਸ਼ ਤੌਰ ਤੇ ਕਵਰੇਜ ਕਰੇਗਾ ਇਹਨਾਂ ਚੋਣ ਨਤੀਜਿਆਂ ਦੀ। ਨਿਊਜ਼ੀਲੈਂਡ ਦੇ ਸਮੇਂ ਅਨੁਸਾਰ ਬਾਅਦ ਦੁਪਹਿਰ ਤੋਂ ਲੈ ਕੇ ਪੂਰੇ ਦੁਨੀਆ ਭਰ ਚ ਵਸੇ ਪੰਜਾਬੀਆਂ ਦੀ ਨਜ਼ਰ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਉੱਤੇ ਟਿਕੀ ਹੋਈ ਹੈ। ਰੇਡੀਓ ਸਪਾਈਸ ਵਿਸ਼ੇਸ਼ ਤੌਰ ਤੇ ਕਵਰੇਜ ਕਰੇਗਾ ਇਹਨਾਂ ਚੋਣ ਨਤੀਜਿਆਂ ਦੀ। ਨਿਊਜ਼ੀਲੈਂਡ ਦੇ ਸਮੇਂ ਅਨੁਸਾਰ ਬਾਅਦ ਦੁਪਹਿਰ ਤੋਂ ਲੈ ਕੇ ਪੂਰੇ ਚੋਣ ਨਤੀਜੇ ਆਉਣ ਤੱਕ ਸੁਣਦੇ ਰਹਿਣਾ ਰੇਡੀਓ ਸਪਾਈਸ। ਇਸ ਦੌਰਾਨ ਅਸੀਂ ਵੱਖ ਵੱਖ ਪੱਤਰਕਾਰਾਂ ਦੇ ਨਾਲ ਰਾਬਤੇ ਵਿੱਚ ਰਹਾਂਗੇ। ਚੋਣ ਨਤੀਜੇ ਪੰਜਾਬ ਇਲੈਕਸ਼ਨ 2017। ਇਹ ਹੈ ਸਮੇਂ ਦੀ ਆਵਾਜ਼, ਹਰ ਵਕਤ ਤੁਹਾਡੇ ਅੰਗ ਸੰਗ। ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ FM ਰੇਡੀਓ ਸਪਾਈਸ। ਸੋ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਰੇਡੀਓ ਸਪਾਈਸ ਦੀਆਂ ਤਰੰਗਾਂ ਦੇ ਉੱਤੇ ਸਾਰੇ ਹੀ ਸਰੋਤਿਆਂ ਦਾ। ਤੇ ਸ਼ਾਮ ਦੇ 7:06 ਜਿਹੜੇ ਹੋ ਚੁੱਕੇ ਨੇ ਸਟੂਡੀਓ ਦੇ ਘੜੀਆਂ ਉੱਤੇ, ਤੇ ਪੰਜਾਬ ਦੰਗਲ 2017, ਜੀ ਹਾਂ, ਦੌੜ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ, ਵੋਟਾਂ ਦੀ ਗਿਣਤੀ ਜਿਹੜੀ ਚੱਲ ਰਹੀ ਹੈ ਜੀ, ਅਤੇ ਉਹਦੇ ਵਿੱਚ ਜਿਹੜੇ ਨੇ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ। ਸਭ ਤੋਂ ਪਹਿਲਾਂ ਜਿਹੜਾ ਹੈਗਾ ਜੀ ਆਫੀਸ਼ੀਅਲੀ ਡਿਕਲੇਅਰ ਹੋਇਆ, ਗੁਰਦਾਸਪੁਰ ਦੀ ਸੀਟ ਤੋਂ ਬਰਿੰਦਰਮੀਤ ਸਿੰਘ ਜਿਹੜੇ ਨੇ ਜੀ ਜੇਤੂ ਹੋ ਗਏ ਨੇ ਜੀ। ਸੋ ਗੁਰਦਾਸਪੁਰ ਤੋਂ ਕਾਂਗਰਸ ਦੇ ਬਰਿੰਦਰਮੀਤ ਸਿੰਘ ਜਿੱਤੇ ਨੇ ਜੀ, ਤੇ ਨਾਲ ਨਾਲ ਮੇਰੇ ਖਿਆਲ ਨਾਲ ਅਸੀਂ ਜਿਹੜਾ ਆਨ ਏਅਰ ਇੱਕ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਸਪਾਈਸ ਦੀਆਂ ਤਰੰਗਾਂ ਤੇ। ਹਜੇ ਤੱਕ ਉਹ ਪੋਜੀਸ਼ਨ ਸਾਡੇ ਕੋਲੇ ਨਹੀਂ ਪਹੁੰਚੀ ਜੀ, ਜਿਵੇਂ ਜਿਵੇਂ ਸਾਡੇ ਕੋਲੇ ਆ ਰਹੇ ਨੇ ਨਤੀਜੇ ਅਸੀਂ ਉਦਾਂ ਉਦਾਂ ਦੱਸ ਰਹੇ ਹਾਂ। ਨਹੀਂ, ਕਮਰ ਸੰਧੂ ਜੋ ਮੈਂ ਸੁਣਿਆ ਜੀ ਉਹ ਪਿੱਛੇ ਚੱਲ ਰਹੇ ਨੇ। ਨਾਭਾ ਦੇ ਕਾਕਾ ਰਣਦੀਪ ਸਿੰਘ ਜੋ ਕਿ ਅਮਲੋਹ ਤੋਂ ਇਲੈਕਸ਼ਨ ਲੜ ਰਹੇ ਸੀ ਉਹ ਜਿੱਤ ਗਏ ਨੇ ਜੀ। ਠੀਕ ਸੀ, ਉਹ ਬੰਦਾ ਠੀਕ ਸੀ ਜੀ। ਕਾਕਾ ਰਣਦੀਪ ਸਿੰਘ ਕਾਂਗਰਸ ਦੇ ਉਮੀਦਵਾਰ ਨੇ, ਸ਼ੁਰੂ ਤੋਂ ਜਿੱਤਦੇ ਆਏ ਨੇ, ਸਿਰਫ ਨਾਭਾ ਸੀਟ ਤਾਂ ਛੱਡ ਕੇ ਗਏ ਨੇ ਕਿਉਂਕਿ ਉਹ ਰਿਜ਼ਰਵ ਹੋ ਗਈ ਸੀ, ਇਸ ਕਰਕੇ ਉਹ ਅਮਲੋਹ ਤੋਂ ਜਿਹੜਾ ਇਲੈਕਸ਼ਨ ਲੜਦੇ ਨੇ। ਉਹਨਾਂ ਦਾ ਉੱਥੇ ਨਾਭੇ ਜੀ ਚੰਗਾ ਸਾਰਿਆਂ ਦਾ ਹੈਗਾ, ਉਹ ਠੀਕ ਹੀ ਆ ਜੀ ਜੀ। ਹਾਂਜੀ ਠੀਕ ਹੈ, ਥੈਂਕ ਯੂ ਜੀ, ਓਕੇ, ਥੈਂਕ ਯੂ ਬੋਲੋ ਸਰ। ਸੋ ਲਓ ਜੀ ਡਾਕਟਰ ਸਾਹਿਬ, ਜਿੱਥੇ ਤੱਕ ਆਪਾਂ ਗੱਲ ਕਰੀਏ, ਤਕਰੀਬਨ ਜਿਹੜਾ ਦੇਖ ਰਹੇ ਹਾਂ ਅਸੀਂ ਕਾਂਗਰਸ ਦਾ ਰੁਝਾਨ ਜਿਹੜਾ ਜੀ, ਹੁਣ ਜੇਕਰ ਤਾਜ਼ਾ ਅੰਕੜਿਆਂ ਦੇ ਵੱਲ ਥੋੜਾ ਜਿਹਾ ਨਿਗਾਹ ਮਰਵਾ ਦਈਏ ਸਰੋਤਿਆਂ ਨੂੰ ਡਾਕਟਰ ਸਾਹਿਬ। ਹਾਂ ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ BJP ਜਿਹੜੀ ਹੈ ਇਹ 19 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਜੀ। ਕਾਂਗਰਸ ਜਿਹੜੀ ਹੈ ਜੀ 74 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਜੀ, ਤੇ ਆਮ ਆਦਮੀ ਪਾਰਟੀ 24 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਜੀ। ਸੋ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਦੂਜੇ ਨੰਬਰ ਤੇ ਚੱਲ ਰਹੀ ਹੈ ਜੀ ਇਸ ਵੇਲੇ ਜੀ। ਡਾਕਟਰ ਸਾਹਿਬ ਮੈਂ ਸੋਚ ਰਿਹਾ ਜੇ ਆਮ ਆਦਮੀ ਪਾਰਟੀ ਨੂੰ 42 ਸੀਟਾਂ ਮਿਲ ਜਾਂਦੀਆਂ ਨੇ, ਦੇਖੋ ਜੀ ਮਿਲ ਜਾਣ ਤੇ ਤੁਹਾਡੇ ਮੂੰਹ ਚ ਘਿਓ ਸ਼ੱਕਰ। ਤੀਜਾ ਜਿਹੜਾ ਹੈਗਾ ਹੁਣ ਮੇਰੇ ਖਿਆਲ ਨਾਲ ਤੀਜੀ ਪਾਰਟੀ ਦੇ ਰੂਪ ਚ ਤਾਂ ਜੇ ਹੁਣ ਦੇਖਿਆ ਜਾਵੇ ਆਪੋਜੀਸ਼ਨ ਦੇ ਵਿੱਚ ਤਾਂ ਮੇਰੇ ਖਿਆਲ ਦੋਨੇ ਪਾਰਟੀਆਂ ਹਾਲ ਦੀ ਘੜੀ 19-21 ਦੇ ਫਰਕ ਨਾਲ ਹੀ ਚੱਲ ਰਹੀਆਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਾਂ ਫਿਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਬਿਲਕੁਲ ਬਿਲਕੁਲ, ਥੋੜਾ ਹੀ ਫਰਕ ਹੈ ਜੀ ਜੀ। ਸੋ ਦੇਖੋ ਹਾਲੇ ਰੁਝਾਨ ਨੇ ਇਹ ਜੀ, ਦੇਖੋ ਫਾਈਨਲ ਨਤੀਜੇ ਕੀ ਨਿਕਲਦੇ ਨੇ ਜੀ। ਡਾਕਟਰ ਸਾਹਿਬ ਇੱਕ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੋਈ ਹੈ ਕਿ ਜਦੋਂ ਵੀ ਆਪਾਂ ਇਸ ਗੱਲ ਦੇ ਉੱਤੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਰਮਨਜੀਤ ਸਿੰਘ ਮੇਰੇ ਖਿਆਲ ਅੱਗੇ ਚੱਲ ਰਹੇ ਸੀਗੇ ਜੀ, ਤੇ ਰਾਜਪੁਰਾ ਤੋਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਜਿਹੜੇ ਨੇ ਅੱਗੇ ਚੱਲ ਰਹੇ ਨੇ ਜੀ। ਝਾਬੇਵਾਲ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਡਾਕਟਰ ਰਾਜ ਕੁਮਾਰ ਅੱਗੇ ਚੱਲ ਰਹੇ ਨੇ ਜੀ। ਮੈਂ ਨਾਲ ਨਾਲ ਸਰੋਤਿਆਂ ਨੂੰ ਅਪਡੇਟ ਦਿੰਦਾ ਜਾਂਦਾ, ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਪਿੰਦਰਜੀਤ ਕੌਰ ਅੱਗੇ ਚੱਲ ਰਹੇ ਨੇ ਜੀ, ਤੇ ਪੱਟੀ ਤੋਂ ਕਾਂਗਰਸ ਦੇ ਹਰਮਿੰਦਰ ਸਿੰਘ ਅੱਗੇ ਚੱਲ ਰਹੇ ਨੇ ਜੀ। ਰਾਮਪੁਰਾ ਫੂਲ ਚ ਕਾਂਗਰਸ ਦੇ ਗੁਰਪ੍ਰੀਤ ਸਿੰਘ ਅੱਗੇ, ਅਕਾਲੀ ਦਲ ਦੇ ਮਲੂਕਾ ਪਿੱਛੇ ਚੱਲ ਰਹੇ ਨੇ, ਹੋਰ ਕਰਾ ਹੋਰ ਦੱਸਾਂ। ਫਗਵਾੜਾ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਅੱਗੇ ਚੱਲ ਰਹੇ ਨੇ ਜੀ। ਅਜਨਾਲਾ ਤੋਂ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਅੱਗੇ ਚੱਲ ਰਹੇ ਨੇ ਜੀ। ਗੁਰੂ ਹਰ ਸਾਹਿਬ ਚ ਕਾਂਗਰਸ ਦੇ ਰਾਣਾ ਗੁਰਮੀਤ ਸਿੰਘ ਸੋਢੀ ਅੱਗੇ ਚੱਲ ਰਹੇ ਨੇ ਜੀ। ਲੁਧਿਆਣਾ ਈਸਟ ਚ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਅੱਗੇ ਚੱਲ ਰਹੇ ਨੇ ਜੀ। ਜੰਡਿਆਲਾ ਚ ਕਾਂਗਰਸ ਦੇ ਸੁਖਵਿੰਦਰ ਸਿੰਘ ਅੱਗੇ ਚੱਲ ਰਹੇ ਨੇ ਜੀ। ਜਲੰਧਰ ਨੌਰਥ ਤੋਂ ਕਾਂਗਰਸ ਦੇ ਅਵਤਾਰ ਸਿੰਘ ਅੱਗੇ ਚੱਲ ਰਹੇ ਨੇ ਜੀ। ਆਨੰਦਪੁਰ ਸਾਹਿਬ ਚ ਕਾਂਗਰਸ ਦੇ ਰਾਣਾ ਕੇ ਪੀ ਸਿੰਘ ਅੱਗੇ ਚੱਲ ਰਹੇ ਨੇ ਜੀ। ਪਠਾਨਕੋਟ ਚ ਕਾਂਗਰਸ ਦੇ ਅਮਿਤ ਵਿਜ ਅੱਗੇ ਚੱਲ ਰਹੇ ਨੇ ਜੀ। ਅਮਰਗੜ੍ਹ ਚ ਕਾਂਗਰਸ ਦੇ ਸਰਜੋਤ ਸਿੰਘ ਧੀਮਾਨ ਅੱਗੇ ਚੱਲ ਰਹੇ ਨੇ ਜੀ। ਗੜ੍ਹਸ਼ੰਕਰ ਚ ਆਪ ਦੇ ਜੈ ਕਿਸ਼ਨ ਅੱਗੇ ਚੱਲ ਰਹੇ ਨੇ ਜੀ। ਬਾਬਾ ਬਕਾਲਾ ਚ ਕਾਂਗਰਸ ਦੇ ਸੰਤੋਖ ਸਿੰਘ ਅੱਗੇ ਚੱਲ ਰਹੇ ਨੇ ਜੀ। ਜੀਰਾ ਚ ਅਕਾਲੀ ਦਲ ਦੇ ਹਰੀ ਸਿੰਘ ਜੀਰਾ ਅੱਗੇ ਚੱਲ ਰਹੇ ਨੇ ਜੀ। ਨਵਾਂ ਸ਼ਹਿਰ ਚ ਆਪ ਦੇ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਜੀ। ਭੁਲੱਥ ਦੇ ਵਿੱਚ ਆਪ ਦੇ ਸੁਖਪਾਲ ਸਿੰਘ ਖਹਿਰਾ ਅੱਗੇ ਨੇ ਜੀ। ਇਹ ਕੋਈ ਹੈਰਾਨੀਜਨਕ ਨਤੀਜਾ ਨਹੀਂ ਹੈਗਾ। ਜੈਤੋਂ ਚ ਆਪ ਦੇ ਮਾਸਟਰ ਬਲਦੇਵ ਸਿੰਘ ਅੱਗੇ ਚੱਲ ਰਹੇ ਨੇ ਜੀ। ਕੋਟਕਪੂਰਾ ਚ ਆਪ ਦੇ ਕੁਲਤਾਰ ਸਿੰਘ ਅੱਗੇ ਚੱਲ ਰਹੇ ਨੇ ਜੀ। ਕੋਟਕਪੂਰਾ ਚ ਬਿਲਕੁਲ ਜੀ, ਜਲੰਧਰ ਬੈਸਟ ਚ ਕਾਂਗਰਸ ਦੇ ਸੁਸ਼ੀਲ ਕੁਮਾਰ ਅੱਗੇ ਚੱਲ ਰਹੇ ਨੇ। ਅੰਮ੍ਰਿਤਸਰ ਸਾਊਥ ਚ ਕਾਂਗਰਸ ਦੇ ਇੰਦਰਬੀਰ ਬੁਲਾਰੀਆ ਅੱਗੇ ਚੱਲ ਰਹੇ ਨੇ ਜੀ। ਚਮਕੌਰ ਸਾਹਿਬ ਚ ਆਪ ਦੇ ਡਾਕਟਰ ਚਰਨਜੀਤ ਸਿੰਘ ਅੱਗੇ ਚੱਲ ਰਹੇ ਨੇ ਜੀ। ਬਠਿੰਡਾ ਸ਼ਹਿਰੀ ਚ ਆਪ ਦੇ ਦੀਪਕ ਬਾਂਸਲ ਅੱਗੇ ਚੱਲ ਰਹੇ ਨੇ ਜੀ। ਦਾਖਾ ਚ ਆਪ ਦੇ ਐਚ ਐਸ ਫੂਲਕਾ ਅੱਗੇ ਚੱਲ ਰਹੇ ਨੇ ਜੀ। ਸਮਾਣਾ ਚ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਅੱਗੇ ਚੱਲ ਰਹੇ ਨੇ ਜੀ। ਪਟਿਆਲਾ ਦਿਹਾਤੀ ਚ ਅਕਾਲੀ ਦਲ ਦੇ ਸਤਬੀਰ ਸਿੰਘ ਅੱਗੇ ਚੱਲ ਰਹੇ ਨੇ ਜੀ। ਰਾਣਾ ਕੇ ਪੀ ਸਿੰਘ ਜਿੱਤ ਚੁੱਕੇ ਨੇ ਜੀ। ਛਤਰਾਣਾ ਦੇ ਚ ਕਾਂਗਰਸ ਦੇ ਨਿਰਮਲ ਸਿੰਘ ਅੱਗੇ। ਲਓ ਜੀ, ਅਗਲਾ ਨਤੀਜਾ ਵੀ ਆ ਗਿਆ। ਅਕਾਲੀ ਦਲ ਦੇ ਰਾਣਾ ਕੇ ਪੀ ਸਿੰਘ ਜਿਹੜੇ ਨੇ ਜਿੱਤ ਚੁੱਕੇ ਨੇ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ। ਨਕੋਦਰ ਚ ਅਕਾਲੀ ਦਲ ਦੇ ਗੁਰਪ੍ਰਤਾਪ ਵਡਾਲਾ ਅੱਗੇ ਚੱਲ ਰਹੇ ਨੇ ਜੀ। 22,013 ਵੋਟਾਂ ਦੇ ਨਾਲ ਜਿੱਤੇ। ਡਾਕਟਰ ਸਾਹਿਬ ਅੱਗੇ ਪੜ੍ਹਿਓ ਜੀ। ਛੋਟੇਪੁਰ ਨੂੰ ਹਰਾਇਆ ਜੀ, ਬੱਬੇ ਹਾਲੀ ਤੇ ਛੋਟੇਪੁਰ ਨੂੰ ਹਰਾਇਆ ਜੀ ਇਹਨਾਂ ਨੇ ਜੀ। ਗੁਰਦਾਸਪੁਰ ਤੋਂ ਜਿਹੜੇ ਬਰਿੰਦਰਮੀਤ ਸਿੰਘ ਹੁਣੀ ਨੇ ਜੀ, ਬਿਲਕੁਲ ਜੀ। ਲਹਿਰਾ ਗਾਗਾ ਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਅੱਗੇ ਚੱਲ ਰਹੇ ਨੇ ਜੀ। ਫਾਜ਼ਿਲਕਾ ਚ ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ ਅੱਗੇ ਚੱਲ ਰਹੇ ਨੇ ਜੀ। ਜਲੰਧਰ ਕੈਂਟ ਤੋਂ ਕਾਂਗਰਸ ਦੇ ਪ੍ਰਗਟ ਸਿੰਘ ਅੱਗੇ ਨੇ। ਡਾਕਟਰ ਸਾਹਿਬ ਨੋਟ ਕਰ ਲਓ ਜੀ, 22,013 ਵੋਟਾਂ ਦੇ ਨਾਲ ਜਿਹੜੀ ਆ ਪਹਿਲੀ ਜਿੱਤ ਜਿਹੜੀ ਆ ਦਰਜ ਕੀਤੀ ਆ ਕਾਂਗਰਸ ਨੇ। ਸੁਜਾਨਪੁਰ ਚ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਅੱਗੇ ਚੱਲ ਰਹੇ ਨੇ ਜੀ। ਬਟਾਲਾ ਚ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਅੱਗੇ ਚੱਲ ਰਹੇ ਨੇ। ਅਬੋਹਰ ਚ ਅਕਾਲੀ ਦਲ ਦੇ ਅਰੁਣ ਨਾਰੰਗ ਅੱਗੇ ਚੱਲ ਰਹੇ ਨੇ ਜੀ। ਸੋ ਡਾਕਟਰ ਸਾਹਿਬ, ਜੇਕਰ ਮੈਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੀ ਗੱਲ ਕਰਾਂ ਤਾਂ ਹਾਲੇ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਸ਼ਹਿਰੀ ਦੇ ਵਿੱਚ ਅੱਗੇ ਚੱਲ ਰਹੇ ਨੇ ਜੀ। ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਬਰਿੰਦਰਮੀਤ ਸਿੰਘ ਜਿਹੜੇ ਨੇ ਜੀ ਜਿੱਤ ਚੁੱਕੇ ਨੇ। ਕਾਂਗਰਸ ਦੀਆਂ ਦੋ ਸੀਟਾਂ ਦੀ ਜਿਹੜੀ ਆ ਜਿੱਤ ਦਰਜ ਹੋ ਚੁੱਕੀ ਆ, ਪਰ ਹਜੇ ਤੱਕ ਅਕਾਲੀ ਦਲ ਦੇ ਉਮੀਦਵਾਰ ਦੀ ਜਿਹੜੀ ਜਿੱਤ ਇੱਥੇ ਨਜ਼ਰ ਆਈ ਆ, ਉਹ ਹਜੇ ਤੱਕ ਇਲੈਕਸ਼ਨ ਕਮਿਸ਼ਨ ਦੀ ਸਾਈਟ ਦੇ ਉੱਤੇ ਨਹੀਂ ਦੇਖਣ ਨੂੰ ਮਿਲ ਰਹੀ ਜੀ। ਆਨੰਦਪੁਰ ਸਾਹਿਬ ਤੋਂ ਰਾਣਾ ਕਾਂਗਰਸ ਦੇ ਰਾਣਾ ਕੇ ਪੀ ਸਿੰਘ ਜੀ, ਹਾਂਜੀ ਕਾਂਗਰਸ ਦੇ ਨੇ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਜੇਤੂ ਨੇ ਜੀ। ਡਾਕਟਰ ਸਾਹਿਬ, ਹਜੇ ਤੱਕ ਸਿਰਫ ਦੋ ਸੀਟਾਂ ਦੇ ਇੱਥੇ ਜਿਹੜੇ ਰੁਝਾਨ ਦਿਖ ਰਹੇ ਨੇ ਜਿਹੜੀਆਂ ਜਿੱਤੀਆਂ ਨੇ। ਲੰਬੀ ਹਲਕੇ 'ਚ ਪ੍ਰਕਾਸ਼ ਸਿੰਘ ਬਾਦਲ ਹਜੇ ਵੀ ਅੱਗੇ ਚੱਲ ਰਹੇ ਨੇ। ਕੀ ਲੱਗਦਾ ਡਾਕਟਰ ਸਾਹਿਬ, ਐਤਕੀ ਕਿੰਨੀਆਂ ਵੋਟਾਂ ਦੇ ਨਾਲ ਉਹ ਦਿਖਣਗੇ? ਦੇਖੋ ਜੀ, ਬਾਦਲ ਸਾਹਿਬ ਬੜੇ ਸ਼ੂਡ ਪੋਲੀਟੀਸ਼ੀਅਨ ਨੇ ਜੀ। ਸੋ ਮੇਰਾ ਖਿਆਲ ਹੈ ਵੀ ਇਹ ਅੱਗੇ ਹੀ ਰਹਿਣਗੇ ਜੀ, ਜੋ ਮੈਨੂੰ ਲੱਗਦਾ। ਭਦੌੜ ਤੋਂ ਆਪ ਦੇ ਉਮੀਦਵਾਰ ਪਿਰਮਲ ਸਿੰਘ ਅੱਗੇ ਚੱਲ ਰਹੇ ਨੇ ਜੀ। ਬੁਲਾਡਾ ਚ ਆਪ ਦੇ ਉਮੀਦਵਾਰ ਬੁੱਧਰਾਮ ਪ੍ਰਿੰਸੀਪਲ ਅੱਗੇ ਚੱਲ ਰਹੇ ਨੇ। ਲੁਧਿਆਣਾ ਨੌਰਥ ਤੋਂ ਭਾਜਪਾ ਦੇ ਪ੍ਰਵੀਨ ਬਾਂਸਲ। ਡਾਕਟਰ ਸਾਹਿਬ, ਜਿਹੜੇ ਰੁਝਾਨ ਆ ਰਹੇ ਨੇ, ਜੇ ਦੇਖਿਆ ਜਾਵੇ ਕਾਂਗਰਸ ਨੇ ਜਿਹੜੀ ਸਪਸ਼ਟ ਤੌਰ ਤੇ ਜਿੱਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਤੇ ਦੋ ਸੀਟਾਂ ਦੇ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਜੀ, 19 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਹੀ ਹੈ ਜੀ ਜੀ। 74 ਸੀਟਾਂ ਦੇ ਉੱਤੇ ਕਾਂਗਰਸ ਜੀ, ਤੇ 24 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜੀ। ਬਿਲਕੁਲ ਜੀ, ਬਿਲਕੁਲ। ਪਟਿਆਲਾ ਸ਼ਹਿਰੀ ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅੱਗੇ ਚੱਲ ਰਹੇ ਨੇ ਜੀ। ਮਹਿਲ ਕਲਾਂ ਚ ਆਪ ਦੇ ਕੁਲਵੰਤ ਸਿੰਘ ਅੱਗੇ ਨੇ। ਸੋ ਡਾਕਟਰ ਸਾਹਿਬ, ਜੇਕਰ ਦੇਖਿਆ ਜਾਵੇ ਨਤੀਜੇ ਜਿਹੜੇ ਨੇ ਆਉਣੇ ਸ਼ੁਰੂ ਹੋ ਚੁੱਕੇ ਨੇ, ਇਲੈਕਸ਼ਨ ਕਮਿਸ਼ਨ ਦੀ ਸਾਈਡ ਦੇ ਉੱਤੇ ਵੀ ਜਿਹੜੀਆਂ ਜਿੱਤ ਨਜ਼ਰ ਆ ਰਹੀ ਹੈ, ਦੋ ਸੀਟਾਂ ਜਿਹੜੀਆਂ 117 ਦੇ ਵਿੱਚੋਂ ਦੋ ਦੇ ਨਤੀਜੇ ਸਪਸ਼ਟ ਤੌਰ 'ਤੇ ਡਿਕਲੇਅਰ ਹੋ ਚੁੱਕੇ ਨੇ। ਹਾਂਜੀ, ਤੇ ਉਹ ਜਿਹੜੇ ਹੈਗੇ ਨੇ ਕਾਂਗਰਸ ਦੇ ਹਜੇ ਜਿਹੜੇ ਨਤੀਜੇ ਆਏ ਨੇ ਦੋਵੇਂ ਸੀਟਾਂ ਜਿਹੜੀਆਂ ਕਾਂਗਰਸ ਤੇ ਝੋਲੀ ਚ ਪਈਆਂ ਨੇ ਜੀ ਜੀ ਗੁਰਦਾਸਪੁਰ ਦੀ ਸੀਟ ਔਰ ਅਮਲੋਹ ਦੀ ਸੀਟ ਜੀ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਜਿੱਤੇ ਨੇ ਜੀ ਤੇ ਅਮਲੋਹ ਤੋਂ ਕਾਕਾ ਰਮਨਦੀਪ ਸਿੰਘ ਨਹੀਂ ਨਹੀਂ ਰਣਦੀਪ ਸਿੰਘ ਜੀ ਰਣਦੀਪ ਸਿੰਘ ਕਾਕਾ ਰਣਦੀਪ ਸਿੰਘ ਨੇ ਜੀ ਨਾਭਾ ਸ਼ਹਿਰ ਦੇ ਇਹ ਜਿਹੜੇ ਨੇ ਉਮੀਦਵਾਰ ਸੀਗੇ ਕਿਉਂਕਿ ਨਾਭਾ ਜਿਹੜੀ ਸੀਟ ਆ ਉਹ ਰਿਜ਼ਰਵ ਕਰ ਦਿੱਤੀ ਗਈ ਹੈ ਸੋ ਇਸ ਕਰਕੇ ਉੱਥੋਂ ਨਾਭਾ ਤੋਂ ਸਾਧੂ ਸਿੰਘ ਧਰਮਸੋਧ ਜੋ ਕਿ ਪਹਿਲਾਂ ਅਮਲੋਹ ਤੋਂ ਖੜੇ ਹੁੰਦੇ ਸੀ ਤੇ ਅਮਲੋਹ ਤੋਂ ਕਾਕਾ ਰਣਦੀਪ ਸਿੰਘ ਜਿਹੜੇ ਨੇ ਖੜੇ ਹੁੰਦੇ ਨੇ ਜੀ ਅੱਜ ਕੱਲ੍ਹ ਚੱਬੇਵਾਲ 'ਚ ਕਾਂਗਰਸ ਤੇ ਡਾਕਟਰ ਰਾਜ ਕੁਮਾਰ ਅੱਗੇ ਚੱਲ ਰਹੇ ਨੇ ਜੀ ਸੁਲਤਾਨਪੁਰ ਰੋਧੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਪਿੰਦਰਜੀਤ ਕੌਰ ਅੱਗੇ ਚੱਲ ਰਹੇ ਨੇ ਜੀ ਪੱਟੀ 'ਚ ਕਾਂਗਰਸ ਤੇ ਹਰਮਿੰਦਰ ਸਿੰਘ ਅੱਗੇ ਚੱਲ ਰਹੇ ਨੇ ਜੀ ਰਾਮਪੁਰਾ ਫੂਲ 'ਚ ਕਾਂਗਰਸ ਤੇ ਗੁਰਪ੍ਰੀਤ ਅੱਗੇ ਚੱਲ ਰਹੇ ਨੇ ਜੀ ਜੀ ਅਕਾਲੀ ਦਲ ਦੇ ਮਲੂਕਾ ਪਿੱਛੇ ਚੱਲ ਰਹੇ ਨੇ ਡਾਕਟਰ ਸਾਹਿਬ ਗੁਰਪ੍ਰੀਤ ਘੁੱਗੀ ਦਾ ਕੀ ਦੱਸ ਰਹੇ ਨੇ ਹਾਲ ਦੀ ਘੜੀ ਪਿੱਛੇ ਚੱਲ ਰਹੇ ਨੇ ਜੀ ਉਹ ਅੱਛਾ ਜੀ ਜੀ ਤੋ ਲੱਗ ਰਿਹਾ ਕਿ ਜਿੱਥੇ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਮਾਲਵਾ ਜਿਹੜਾ ਪੂਰੀ ਤਰ੍ਹਾਂ ਆਪ ਦੀ ਝੋਲੀ 'ਚ ਡਿੱਗੇਗਾ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਇਸ ਤਰ੍ਹਾਂ ਮਾਲਵਾ ਆਪ ਦੀ ਝੋਲੀ 'ਚ ਨਹੀਂ ਪਰ ਆਪ ਦੀਆਂ ਜਿੰਨੀਆਂ ਸੀਟਾਂ ਆਈਆਂ ਤਕਰੀਬਨ ਮਾਲਵੇ 'ਚੋਂ ਆਈਆਂ ਅੱਛਾ ਜੀ ਹਾਂ ਜੀ ਸੋ ਜੇ 24 ਸੀਟਾਂ ਦੇ ਉੱਤੇ ਅੱਗੇ ਜਾ ਰਹੇ ਨੇ ਤਾਂ ਉਹ ਮਾਲਵੇ ਦੇ ਵਿੱਚ ਹੀ ਅੱਗੇ ਜਾ ਰਹੇ ਆ ਜੀ ਪਰ ਮਾਲਵੇ ਦੇ ਵਿੱਚ ਕਾਂਗਰਸ ਵੀ ਅੱਗੇ ਜਾ ਰਹੀ ਹੈ ਨਾ ਜੀ ਬਿਲਕੁਲ ਕਾਂਗਰਸ ਵੀ ਜਾ ਰਹੀ ਹੈ ਜੀ ਅਕਾਲੀ ਦਲ ਵੀ ਮਾਲਵੇ ਦੇ ਵਿੱਚ ਅਕਾਲੀ ਦਲ ਅੱਗੇ ਜਾ ਰਿਹਾ ਜੀ ਅਮਰਗੜ੍ਹ ਦੇ ਵਿੱਚ ਕਾਂਗਰਸ ਅੱਗੇ ਆ ਜੀ ਸੋ ਇਹ ਮਾਲਵੇ ਦਾ ਖੇਤਰ ਹੈ ਜੀ ਨਾਭਾ ਦੇ ਨਾਲ ਪੈਂਦਾ ਅਮਰਗੜ੍ਹ ਸ਼ਹਿਰ ਗੜਸ਼ੰਕਰ ਦੇ ਵਿੱਚ ਆਪ ਦੇ ਜੈ ਕਿਸ਼ਨ ਅੱਗੇ ਚੱਲ ਰਹੇ ਨੇ ਸੋ ਡਾਕਟਰ ਸਾਹਿਬ ਕਿਤੇ ਨਾ ਕਿਤੇ ਜੇਕਰ ਮੈਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੀ ਗੱਲ ਕਰਾਂ ਵੈਸੇ ਤਾਂ ਜੇਕਰ ਇੱਥੋਂ ਦੇਖਿਆ ਜਾਵੇ ਤਾਂ ਤਿੰਨ ਨਤੀਜੇ ਜਿਹੜੇ ਨੇ ਡਿਸਾਈਡ ਕਰ ਦਿੱਤੇ ਗਏ ਨੇ ਤੀਜਾ ਕਿਹੜਾ ਜੀ ਨਹੀਂ ਉਹ ਆਪਾਂ ਨੇ ਤੁਹਾਨੂੰ ਦੱਸਿਆ ਸੀ ਨਾ ਇੱਕ ਤਾਂ ਕਾਕਾ ਰਣਦੀਪ ਸਿੰਘ ਜੇਤੂ ਐਲਾਨ ਹੋਏ ਨੇ ਦੂਜਾ ਮੇਰੇ ਖਿਆਲ ਕੇ ਪੀ ਸਿੰਘ ਜਿਹੜੇ ਨੇ ਉਹ ਜੇਤੂ ਕਰਾਰ ਦਿੱਤੇ ਗਏ ਨੇ ਬਿਲਕੁਲ ਤੇ ਬਰਿੰਦਰਮੀਤ ਸਿੰਘ ਜੋ ਕਿ ਪਹਿਲਾਂ ਗੁਰਦਾਸਪੁਰ ਤੋਂ ਜਿੱਤੇ ਨੇ ਜੀ ਸੋ ਕਿਤੇ ਨਾ ਕਿਤੇ ਹਜੇ ਤੱਕ ਇਲੈਕਸ਼ਨ ਕਮਿਸ਼ਨ ਵੱਲੋਂ ਸਿਰਫ ਦੋ ਸੀਟਾਂ ਦੇ ਰੁਝਾਨ ਦਿਖਾਏ ਜਾ ਰਹੇ ਨੇ ਕਈ ਵਾਰੀ ਨਿਊਜ਼ ਪਹੁੰਚਦੇ ਆ ਵੀ ਟਾਈਮ ਲੱਗ ਜਾਂਦਾ ਜੀ ਜੀ ਸੋ ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਹੋ ਵੀ ਕੀ ਕਾਰਨ ਰਹਿ ਸਕਦੇ ਨੇ ਸਾਰੀ ਚੀਜ਼ਾਂ ਪਿੱਛੇ ਕਿਉਂਕਿ ਤੁਸੀਂ ਮੇਰੇ ਨਾਲ ਪਹਿਲੇ ਦਿਨ ਤੋਂ ਜੇਕਰ ਆਪਾਂ ਦੇਖੀਏ ਗੱਲਬਾਤ ਕਰ ਰਹੇ ਹਾਂ ਇਲੈਕਸ਼ਨ ਵਾਲੇ ਦਿਨ ਵੀ ਆਪਾਂ ਇੱਥੇ ਬੈਠੇ ਸੀਗੇ ਸਟੂਡੀਓ ਦੇ ਵਿੱਚ ਜਿਸ ਦਿਨ ਵੋਟਾਂ ਪੈ ਰਹੀਆਂ ਸੀਗੀਆਂ ਰੁਝਾਨ ਇਹੀ ਆ ਰਹੇ ਸੀ ਕਿ ਜੀ ਸਾਰੇ ਪਾਸੇ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਆ ਝਾੜੂ ਚੱਲ ਰਿਹਾ ਜੀ ਪਰ ਕਿਤੇ ਨਾ ਕਿਤੇ ਬੱਦਲ ਜ਼ਰੂਰ ਵਿਖਰੇ ਨੇ ਪਰ ਦੇਖੋ ਮੇਰੀ ਜਿਹੜੀ ਆਪਣੀ ਪਸੰਦ ਆ ਉਹ ਕੋਈ ਵੀ ਹੋ ਸਕਦੀ ਆ ਜੀ ਪਰ ਉਹ ਜ਼ਰੂਰੀ ਨਹੀਂ ਜਿਹੜੀ ਲੋਕ ਮੇਰੀ ਪਸੰਦ ਆ ਉਹ ਲੋਕਾਂ ਦੀ ਵੀ ਪਸੰਦ ਹੋਵੇ ਜੀ ਤੋ ਇਸ ਕਰਕੇ ਇਹ ਜਿਹੜੇ ਰੁਝਾਨ ਆ ਰਹੇ ਨੇ ਇਹ ਲੋਕਾਂ ਦੀਆਂ ਵੋਟਾਂ ਜੋ ਪਾਈਆਂ ਪਬਲਿਕ ਨੇ ਇਹ ਉਹਦੇ ਵੋਟਰਸ ਦੀਆਂ ਵੋਟਾਂ ਦੇ ਆਧਾਰ 'ਤੇ ਆ ਰਹੇ ਨੇ ਜੀ ਤੋ ਇਸ ਕਰਕੇ ਜਿਹੜਾ ਕਨਫਿਊਜ਼ਨ ਕ੍ਰੀਏਟ ਕੀਤਾ ਸੀ ਉਹ ਕੀਤਾ ਸੀ ਜਿਹੜਾ ਐਗਜ਼ਿਟ ਪੋਲ ਹੋਇਆ ਜੀ ਖਾਸ ਤੌਰ 'ਤੇ ਜਿਹੜਾ ਪਰਸੋਂ ਤੋਂ ਜਿਹੜਾ ਚੱਲ ਰਿਹਾ ਸੀ ਵਾਰ ਵਾਰ ਕਿ ਅਕਾਲੀ ਦਲ ਨੂੰ ਸੱਤ ਸੀਟਾਂ ਜਾਂ 8 ਸੀਟਾਂ ਦੀ ਗੱਲ ਕੀਤੀ ਜਾ ਰਹੀ ਸੀਗੀ ਜੀ ਸੋ ਅਕਾਲੀ ਦਲ ਵੀ ਤਕਰੀਬਨ 19 ਸੀਟਾਂ ਦੇ ਉੱਤੇ ਇਸ ਵੇਲੇ ਅੱਗੇ ਚੱਲ ਰਿਹਾ ਜੀ ਜੀ ਜੀ ਜੀ ਤੋ ਆਮ ਆਦਮੀ ਪਾਰਟੀ ਜਿਹੜੀ ਆ ਇਹਨੂੰ ਜੇਕਰ ਮੈਂ ਵੈਬਸਾਈਟ ਦੀ ਗੱਲ ਕਰਾਂ ਇਲੈਕਸ਼ਨ ਕਮਿਸ਼ਨ ਦੀ ਕਿਉਂਕਿ ਮੈਂ ਥੋੜ੍ਹਾ ਜਿਹਾ ਇਹਦੇ ਉੱਤੇ ਘੱਟ ਭਰੋਸਾ ਕਰਦਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ 'ਤੇ 73 ਸੀਟਾਂ ਕਾਂਗਰਸ ਲੀਡ ਕਰ ਰਹੀ ਹੈ 2 ਤੇ ਜਿੱਤ ਚੁੱਕੀ ਹੈ ਅਤੇ ਭਾਜਪਾ 3 ਸੀਟਾਂ 'ਤੇ ਲੀਡ ਕਰ ਰਹੀ ਹੈ ਆਮ ਆਦਮੀ ਪਾਰਟੀ 23 ਸੀਟਾਂ 'ਤੇ ਲੀਡ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸਿਰਫ 14 ਸੀਟਾਂ 'ਤੇ ਜਿਹੜੀ ਆ ਹੁਣ ਲੀਡ ਕਰ ਰਹੀ ਹੈ ਅੱਛਾ ਅਤੇ ਲੋਕ ਇਨਸਾਫ਼ ਪਾਰਟੀ 2 ਸੀਟਾਂ ਦੇ ਉੱਤੇ ਲੀਡ ਕਰ ਰਹੀ ਹੈ ਸੋ ਡਾਕਟਰ ਸਾਹਿਬ ਕਿਤੇ ਨਾ ਕਿਤੇ ਮੈਂ ਜੇਕਰ ਇਹਦੇ ਹਿਸਾਬ ਨਾਲ ਚੱਲਾਂ ਤਾਂ ਬਹੁਤ ਡਿਫਰੈਂਸ ਨਜ਼ਰ ਆ ਰਿਹਾ ਅਤੇ ਇੱਧਰ 19 ਸੀਟਾਂ ਕਿਉਂਕਿ ਪੀ ਟੀ ਸੀ ਨੇ ਹਾਲੇ ਸ਼ਾਇਦ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਰਿਜ਼ਲਟ ਆ ਜਾਂ ਜਿਹੜੇ ਰੁਝਾਨ ਆ ਉਹਨਾਂ ਨੂੰ ਫੋਲੋ ਨਹੀਂ ਕਰ ਰਹੇ ਇਹ ਜੀ ਜੀ ਥੋੜ੍ਹਾ ਜਿਹਾ ਪਿੱਛੇ ਚੱਲ ਰਹੇ ਆ ਹੌਲੀ ਹੌਲੀ ਇਹ ਉੱਥੇ ਤੱਕ ਪਹੁੰਚਦੇ ਨੇ ਜੀ ਪੀ ਟੀ ਸੀ ਵਾਲੇ ਜੀ ਮੈਨੂੰ ਲੱਗਦਾ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹ ਜਦੋਂ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚ ਰਹੀ ਹੈ ਉਦੋਂ ਹੀ ਜਿਹੜੀ ਉਹ ਪੂਰੀ ਇਨਫੋਰਮੇਸ਼ਨ ਦੇ ਰਹੇ ਨੇ ਹਾਲ ਦੀ ਘੜੀ ਜੇਕਰ ਮੈਂ ਦੇਖਾਂ ਤਾਂ ਪਾਰਟੀ ਵਾਈਜ਼ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ 2 ਸੀਟਾਂ 'ਤੇ ਜੇਤੂ ਨਜ਼ਰ ਆ ਰਹੀ ਹੈ ਕੀ ਲੱਗਦਾ ਡਾਕਟਰ ਸਾਹਿਬ ਤੀਜੀ ਪਾਰਟੀ ਕਿਹੜੀ ਤੁਹਾਨੂੰ ਨਜ਼ਰ ਆਊਗੀ ਜੀ ਵੇਖੋ ਜੀ ਮੈਨੂੰ ਲੱਗਦਾ ਕੀ ਹੈ ਜਿਹੜੇ ਜੋ ਸਾਹਮਣੇ ਆ ਉਹ ਹੈਗਾ ਤੀਜੇ ਨੰਬਰ ਦੇ ਉੱਤੇ ਅਕਾਲੀ ਦਲ ਬੀਜੇਪੀ ਆਏਗੀ ਜੀ ਜੀ ਅਕਾਲੀ ਦਲ ਬੀਜੇਪੀ ਜੋ ਇਸ ਵੇਲੇ ਰੁਝਾਨ ਆ ਜੀ ਜੀ ਜੀ ਕਿਉਂਕਿ ਇਹਨਾਂ ਦੇ ਵਿੱਚ ਤਬਦੀਲੀ ਵੀ ਹੋ ਸਕਦੀ ਹੈ ਜਿਸ ਤਰ੍ਹਾਂ ਪਹਿਲਾਂ ਇਹ ਜਿਹੜੇ ਅਕਾਲੀ ਦਲ ਤੇ ਬੀਜੇਪੀ ਜਿਹੜੀ ਹੈ ਇਹ ਦੂਜੇ ਨੰਬਰ ਤੇ ਚੱਲ ਰਹੀ ਸੀ ਕਾਫੀ ਦੇਰ ਜੀ ਤੋਂ ਫਿਰ ਜਿਹੜੇ ਜੋ ਜੋ ਟਾਈਮ ਲੰਘਦਾ ਗਿਆ ਬੀਜੇਪੀ ਤੇ ਅਕਾਲੀ ਦਲ ਜਿਹੜੇ ਆ ਤੀਜੇ ਨੰਬਰ ਤੇ ਆ ਗਈ ਹੁਣ ਪਾਰਟੀ ਹੈ ਡਾਕਟਰ ਸਾਹਿਬ ਪੀ ਟੀ ਸੀ ਦੀ ਗੱਲ ਛੱਡੀਏ ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਇੱਕ ਵਾਰੀ ਫਿਰ ਮੈਂ ਅਪਡੇਟ ਦਿੰਦਾ ਹਾਂਜੀ ਉਹਦੇ ਵਿੱਚ ਕੋਈ ਚੇਂਜ ਨਹੀਂ ਆਇਆ 14 ਸੀਟਾਂ ਦੀ ਆ ਜੀ ਸ਼੍ਰੋਮਣੀ ਅਕਾਲੀ ਦਲ 19 ਤੇ ਨਹੀਂ ਹੈਗੀ 14 ਸੀਟਾਂ ਦੇ ਅਕਾਲੀ ਦਲ ਜੀ ਦੋ ਦੇ ਉੱਤੇ ਲੋਕ ਇਨਸਾਫ਼ ਪਾਰਟੀ ਹਾਂਜੀ 23 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ 3 ਦੇ ਉੱਤੇ ਭਾਜਪਾ ਤੇ 73 ਸੀਟਾਂ ਦੇ ਉੱਤੇ ਇੰਡੀਅਨ ਨੈਸ਼ਨਲ ਕਾਂਗਰਸ ਲੀਡ ਕਰ ਰਹੀ ਹੈ ਤੇ 2 ਸੀਟਾਂ ਜਿਹੜੀਆਂ ਜਿੱਤ ਚੁੱਕੀ ਹੈ ਓਕੇ ਜੀ ਲਓ ਜੀ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਜਿੱਤ ਬਿਲਕੁਲ ਜੀ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਇਲੈਕਸ਼ਨ ਜਿੱਤ ਚੁੱਕੇ ਨੇ ਜੀ ਜੀ ਤੋ ਇਹ ਦੇਖਦੇ ਉਹਨਾਂ ਨੇ ਕਿੰਨੇ ਫਰਕ ਦੇ ਨਾਲ ਹਰਾਇਆ ਆਪਣੇ ਨੇੜੇ ਦੇ ਜੀ ਜੀ ਬਿਲਕੁਲ ਜਿਹੜੇ ਕੈਂਡੀਡੇਟ ਨੇ ਜੀ ਸੋ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਜੀ ਜਿੱਤ ਚੁੱਕੇ ਨੇ ਸੋ ਬਿਲਕੁਲ ਜੀ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜਿੱਤ ਚੁੱਕੇ ਨੇ ਮੇਰੇ ਖਿਆਲ ਨਾਲ ਡਾਕਟਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਤਾਂ ਪਹਿਲਾਂ ਹੀ ਜਿਹੜੀ ਤੈਅ ਹੋ ਚੁੱਕੀ ਸੀ ਕਿਉਂਕਿ ਕਾਫੀ ਵੱਡੇ ਫਰਕ ਨਾਲ ਜਿਹੜੀ ਉਹ ਲੀਡ ਕਰ ਰਹੇ ਸੀ ਲੰਬੀ ਦੇ ਵਿੱਚ ਹਾਂਜੀ ਹਾਂਜੀ ਮੇਰੇ ਖਿਆਲ ਸਵੇਰ ਤੋਂ ਹੀ ਉਹ ਲੀਡ ਕਰ ਰਹੇ ਸੀ ਬਿਲਕੁਲ ਤਕਰੀਬਨ ਨਾਲ ਨਾਲ ਨਤੀਜੇ ਜਿਹੜੇ ਨੇ ਜੀ ਹੁਣ ਆਉਣੇ ਸ਼ੁਰੂ ਹੋ ਗਏ ਨੇ ਕੀ ਲੱਗਦਾ ਡਾਕਟਰ ਸਾਹਿਬ ਕਿੰਨੇ ਚਿਰ ਚ ਸਾਰਾ ਕੁਝ ਖਤਮ ਹੋ ਜਾਊਗਾ ਹੁਣ ਮੇਰਾ ਖਿਆਲ ਹੈ ਹਲੇ 2 ਘੰਟੇ ਲੱਗ ਜਾਣਗੇ 9:30 ਵਜੇ ਤੱਕ ਸਾਰਾ ਕੁਝ ਨਿਬੜਨਾ ਬਿਲਕੁਲ ਜੀ ਸੋ ਹਾਲ ਦੀ ਘੜੀ ਜਿਹੜੇ ਨਤੀਜੇ ਆ ਰਹੇ ਨੇ ਉਹ ਬੜੇ ਡਿਫਰੈਂਟ ਤਰੀਕੇ ਨਾਲ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਿਹੜੀ ਆ ਜੀ 14 ਸੀਟਾਂ ਤੇ ਹੀ ਜਿਹੜੀ ਆ ਨਜ਼ਰ ਆ ਰਹੀ ਹੈ ਹਜੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿਹੜਾ ਜਿੱਤਦਾ ਹੋਇਆ ਨਜ਼ਰ ਨਹੀਂ ਆ ਰਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਦੁੱਗਣਾ ਹੌਸਲਾ ਹੋ ਗਿਆ ਮਿਹਨਤਾਂ ਕੀਤੀਆਂ ਹੋਈਆਂ ਰਾਸ ਆ ਗਈਆਂ ਮੈਨੂੰ ਲੱਗਦਾ ਡਾਕਟਰ ਸਾਹਿਬ ਕੀ ਕਹਿੰਦੇ ਹੋ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਜਿੱਤ ਚੁੱਕੇ ਨੇ ਜੀ ਲੰਬੀ ਦੇ ਵਿੱਚੋਂ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫੇਰ ਆਉਂਦੇ ਹਾਂ ਜੀ ਦੁਨੀਆਂ ਭਰ 'ਚ ਵਸੇ ਪੰਜਾਬੀਆਂ ਦੀ ਨਜ਼ਰ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਉੱਤੇ ਟਿਕੀ ਹੋਈ ਹੈ ਰੇਡੀਓ ਸਪਾਈਸ ਵਿਸ਼ੇਸ਼ ਤੌਰ 'ਤੇ ਕਵਰੇਜ ਕਰੇਗਾ ਇਹਨਾਂ ਚੋਣ ਨਤੀਜਿਆਂ ਦੀ ਨਿਊਜ਼ੀਲੈਂਡ ਦੇ ਸਮੇਂ ਅਨੁਸਾਰ ਬਾਅਦ ਦੁਪਹਿਰ ਤੋਂ ਲੈ ਕੇ ਪੂਰੇ ਚੋਣ ਨਤੀਜੇ ਆਉਣ ਤੱਕ ਸੁਣਦੇ ਰਹਿਣਾ ਰੇਡੀਓ ਸਪਾਈਸ ਇਸ ਦੌਰਾਨ ਅਸੀਂ ਵੱਖ ਵੱਖ ਪੱਤਰਕਾਰਾਂ ਦੇ ਨਾਲ ਰਾਬਤੇ ਵਿੱਚ ਰਹਾਂਗੇ ਚੋਣ ਨਤੀਜੇ ਪੰਜਾਬ ਇਲੈਕਸ਼ਨ 2017 ਬਿਨਾਂ ਪ੍ਰਚਾਰ ਕਾਹਦਾ ਕਾਰੋਬਾਰ ਆਪਣੇ ਬਿਜ਼ਨਸ ਨੂੰ ਗਰੋ ਕਰਦੇ ਦੇਖਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਲੋਕਾਂ ਨੂੰ ਦੱਸੋ ਵੀ ਰੇਡੀਓ ਸਪਾਈਸ ਲੈ ਕੇ ਆਇਆ ਹੈ ਐਡਵਰਟਾਈਜ਼ਮੈਂਟਸ ਦੇ ਸਪੈਸ਼ਲ ਰੇਟਸ ਤਾਂ ਜੋ ਤੁਹਾਡਾ ਕਾਰੋਬਾਰ ਫੜੇ ਰਫਤਾਰ ਕਾਲ 09390067 ਔਰ 0210279543 ਇਹ ਹੈ ਸਮੇਂ ਦੀ ਆਵਾਜ਼ ਹਰ ਵਕਤ ਤੁਹਾਡੇ ਅੰਗ ਸੰਗ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਐਫਐਮ ਰੇਡੀਓ ਸਪਾਈਸ ਲੀਡਰਸ਼ਿਪ ਵਾਸ ਇਨ ਨੋ ਵੇ ਪਾਰਟੀ ਟੂ ਇਟ ਨੋਰ ਵਾਸ ਇਟ ਪ੍ਰੋਪਗੇਟਡ ਇਨ ਅ ਬਿਗ ਵੇ ਡਿਵੈਲਪਮੈਂਟ ਰਿਮੇਨਡ ਹਾਲਤ ਵੇਖ ਹਾਲਾਤਾਂ ਤੇ ਤਰਸ ਆਉਂਦਾ ਥੈਂਕ ਯੂ ਵੈਰੀ ਮੱਚ ਟੁੱਟ ਗਏ ਸਭ ਰਾਹ ਦੇ ਹੱਥ ਬੰਨੇ ਸਲੋ ਜੀ ਸਾਡੇ ਨਾਲ ਪੰਜਾਬ ਤੋਂ ਡੇਲੀ ਪੋਸਟ ਦੇ ਰਾਓ ਵਰਿੰਦਰ ਸਿੰਘ ਜਿਹੜੇ ਨੇ ਜੁੜ ਚੁੱਕੇ ਨੇ, ਖਾਸ ਤੌਰ 'ਤੇ ਉਹਨਾਂ ਤੋਂ ਅਪਡੇਟ ਲਵਾਂਗੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ। ਰਾਓ ਤੁਹਾਡਾ ਸਵਾਗਤ ਹੈ ਸਟੂਡੀਓ ਦੀਆਂ ਤਰੰਗਾਂ ਦੇ ਉੱਤੇ, ਰੇਡੀਓ ਸਪਾਈਸ ਦੇ ਉੱਤੇ ਨਿਊਜ਼ੀਲੈਂਡ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡੇ ਰੇਡੀਓ ਦਾ ਤੇ ਸਾਰੇ ਹੀ ਆਸਟ੍ਰੇਲੀਆ ਦੇ ਸਾਡੇ ਜਿਹੜੇ ਪੰਜਾਬੀ ਵੀਰ ਨੇ ਉਹ ਜਿਹੜੇ ਰੇਡੀਓ ਸੁਣ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਖਦਾ ਜੀ। ਨਿਊਜ਼ੀਲੈਂਡ ਫਤਿਹ ਸਾਂਝੀ ਕਰਦਾ ਰਾਓ। ਨਿਊਜ਼ੀਲੈਂਡ ਜੀ ਜੀ ਪੰਜਾਬ ਦੇ ਜਿਹੜੇ ਨਤੀਜੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਜਿੱਤ ਵੱਲ ਵੱਧ ਰਹੀ ਆ ਜੀ। ਕਾਂਗਰਸ ਪਾਰਟੀ ਤਕਰੀਬਨ 70 ਦੇ ਕਰੀਬ ਸੀਟਾਂ ਦੇ ਵੱਲ ਲੀਡ ਤੇ ਹੈਗੀ ਆ ਇਸ ਸਮੇਂ ਜੀ। ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਆ ਰਹੀ ਆ 29 ਤੋਂ 30 ਸੀਟਾਂ ਲੈ ਕੇ, ਤੇ ਪਹਿਲਾਂ ਜੋ ਸ਼੍ਰੋਮਣੀ ਅਕਾਲੀ ਦਲ ਦੂਸਰੇ ਨੰਬਰ ਤੇ ਸੀ ਉਹ ਹੁਣ ਪਛੜ ਕੇ ਤੀਸਰੇ ਨੰਬਰ ਹੋ ਗਈ ਆ, ਯਾਨੀ ਕਿ ਆਮ ਆਦਮੀ ਪਾਰਟੀ ਦੂਸਰੇ ਨੰਬਰ ਦੀ ਪਾਰਟੀ ਬਣਦੀ ਜਾ ਰਹੀ ਹੈ ਪੰਜਾਬ ਦੇ ਵਿੱਚ। ਲੇਕਿਨ ਜੋ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਸੀ ਤਮਾਮ ਜੋ ਐਗਜ਼ਿਟ ਪੋਲ ਪਹਿਲਾਂ ਵੱਖ ਵੱਖ ਟੀਵੀ ਚੈਨਲਾਂ ਉਹਨਾਂ ਦਿਖਾਏ ਗਏ ਉਹ ਪੂਰੀ ਤਰ੍ਹਾਂ ਦੇ ਨਾਲ ਗਲਤ ਸਾਬਿਤ ਹੋਏ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਆ ਉਹ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਰਹੀ ਆ। ਬਿਲਕੁਲ ਥੋੜਾ ਜਿਹਾ ਫਾਸਲਾ ਉਹਨਾਂ ਦਾ ਰਹਿ ਗਿਆ, ਤਕਰੀਬਨ ਜੋ ਜਿੱਤਾ ਉਹ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਜੀ। ਰਾਓ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਪ੍ਰਸ਼ਾਂਤ ਦੀ ਜਿਹੜੀ ਕੈਂਪਿੰਗ ਹੋਈ ਸੀਗੀ, ਕੀ ਤੁਸੀਂ ਕਾਂਗਰਸ ਦੀ ਜਿੱਤ ਨੂੰ ਉਹਦੇ ਲਈ ਮੰਨਦੇ ਹੋ ਦਾਅਵੇਦਾਰ ਕਿ ਪ੍ਰਸ਼ਾਂਤ ਦੀ ਕੈਂਪਿੰਗ ਦਾ ਜਿਹੜਾ ਸਾਰਾ ਹੱਥ ਹੈ ਜਾਂ ਫਿਰ ਕਾਂਗਰਸ ਦੇ ਲੀਡਰਾਂ ਦਾ ਜਿਹੜਾ ਅਕਸ ਹੈ ਉਹ ਵਧੀਆ ਪੰਜਾਬ ਦੇ ਵਿੱਚ ਜੀ? ਪ੍ਰਸ਼ਾਂਤ ਕਿਸ਼ੋਰ ਦੀ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੀ ਉਹ ਚੋਣਾਂ ਦੀ ਰਣਨੀਤੀ ਤਿਆਰ ਕਰਦੇ ਨੇ ਜਾਂ ਪਿਛਲੇ ਇਲੈਕਸ਼ਨ ਦੀ ਗੱਲ ਕਰੀ ਜਾਵੇ ਤਾਂ ਨਿਤੀਸ਼ ਕੁਮਾਰ ਨੇ ਉਹਨਾਂ ਨੇ ਜਿਤਾਇਆ ਸੀ ਬਿਹਾਰ ਦੇ ਵਿੱਚ, ਕਾਫੀ ਵੱਡਾ ਫੈਕਟਰ ਉਹਦੇ ਵਿੱਚ ਰਿਹਾ ਸੀਗਾ, ਯੋਗਦਾਨ ਰਿਹਾ ਸੀ ਪ੍ਰਸ਼ਾਂਤ ਕਿਸ਼ੋਰ ਦਾ। ਇਸੇ ਕਰਕੇ ਰਾਹੁਲ ਗਾਂਧੀ ਨੇ ਤੇ ਕੈਪਟਨ ਅਮਰਿੰਦਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ਦੇ ਵਿੱਚ ਸੱਦਾ ਦਿੱਤਾ ਤੇ ਪ੍ਰਸ਼ਾਂਤ ਕਿਸ਼ੋਰ ਨੇ ਪੂਰੀ ਆਪਣੀ ਟੀਮ ਦੇ ਨਾਲ ਕਾਂਗਰਸ ਪਾਰਟੀ ਦੀ ਜਦੋਂ ਚੋਣਾਂ ਦੀ ਰਣਨੀਤੀ ਆ ਉਹ ਤੈਅ ਕੀਤੀ ਸੀ, ਤੇ ਜਿਹੜੀ ਕਾਂਗਰਸ ਪਾਰਟੀ ਅੱਜ ਜਿੱਤ ਵੱਲ ਵੱਧ ਰਹੀ ਆ, ਸਰਕਾਰ ਬਣਾਉਣ ਵੱਲ ਵੱਧ ਰਹੀ ਆ, ਇਹਦੇ ਵਿੱਚ ਸਭ ਤੋਂ ਵੱਡਾ ਅਹਿਮ ਯੋਗਦਾਨ ਪ੍ਰਸ਼ਾਂਤ ਕਿਸ਼ੋਰ ਦਾ ਹੀ ਹੈ ਜੀ। ਓਕੇ ਰਾਓ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਕਿ ਪੂਰਨ ਬਹੁਮਤ ਦੇ ਨਾਲ ਦੇਖਿਆ ਜਾ ਰਿਹਾ ਸੀ ਜੇਕਰ ਪਿਛਲੇ ਕੁਝ ਐਗਜ਼ਿਟ ਪੋਲਾਂ ਦੀ ਗੱਲ ਕਰੀਏ, ਅੱਜ ਜੇਕਰ ਦੇਖੀਏ ਤਾਂ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਪਿੱਛੇ ਲੁੜਕ ਗਈ ਹੈ, ਕੀ ਕਾਰਨ ਮੰਨਦੇ ਹੋ ਇਸ ਚੀਜ਼ ਨੂੰ? ਜੀ ਕਾਰਨ ਕਈ ਹੋ ਸਕਦੇ ਨੇ, ਕਿਉਂਕਿ ਆਮ ਆਦਮੀ ਪਾਰਟੀ ਦਾ ਜੋ ਪਿਛਲੇ ਸਾਲ ਜਾਂ 6-7 ਮਹੀਨੇ ਪਹਿਲਾਂ ਦਾ ਗ੍ਰਾਫ ਲਗਾ ਲਓ ਉਹ ਬਹੁਤ ਜ਼ਿਆਦਾ ਉੱਚੇ ਸੀ, ਉਸ ਤੋਂ ਬਾਅਦ ਜੋ ਤਮਾਮ ਆਮ ਆਦਮੀ ਪਾਰਟੀ ਦੇ ਵਿੱਚ ਵੱਖ ਵੱਖ ਘਟਨਾਵਾਂ ਘਟੀ ਗਈਆਂ ਜਾਂ ਚਾਹੇ ਉਹ ਭਗਵੰਤ ਮਾਨ ਦੀ ਵੀਡੀਓ ਦਾ ਹੋਵੇ ਕਿਸੇ ਵੀ ਤਰ੍ਹਾਂ ਦੀ ਸ਼ਰਾਬੀ ਹਾਦਸੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਏ, ਸਭ ਤੋਂ ਵੱਡਾ ਫੈਕਟਰ ਜਿਹੜਾ ਸੁੱਚਾ ਸਿੰਘ ਛੋਟੇਪੁਰ ਨੂੰ ਵੱਖ ਕਰਨਾ ਪਾਰਟੀ ਨੂੰ ਇਹ ਬਹੁਤ ਮਹਿੰਗਾ ਪਿਆ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ, ਤੇ ਤਮਾਮ ਇਹ ਗੱਲਾਂ ਇਹ ਸਾਰੀਆਂ ਇਕੱਠੀਆਂ ਕਰਕੇ ਆਮ ਆਦਮੀ ਪਾਰਟੀ ਦੀ ਹਾਰ ਦਾ ਜਿਹੜਾ ਕਾਰਨ ਉਹ ਪੰਜਾਬ ਵਿੱਚ ਬਣ ਰਹੀਆਂ ਨੇ। ਲੇਕਿਨ ਜੇ ਤੁਸੀਂ ਗੱਲ ਕਰੀ ਜਾਂ ਇੱਕ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਬਿਲਕੁਲ ਮੈਜੋਰਟੀ ਬਣਾਉਂਦੀ ਦਿਖ ਰਹੀ ਸੀ ਪੰਜਾਬ ਦੇ ਵਿੱਚ, ਲੇਕਿਨ ਅੱਜ ਦੀ ਜੋ ਤਸਵੀਰ ਆ ਉਹ ਬਿਲਕੁਲ ਸਾਫ਼ ਹੋ ਗਈ ਆ, ਇਸ ਤੋਂ ਉਲਟ ਹੈਗੀ ਆ। ਕਾਂਗਰਸ ਪਾਰਟੀ ਕਰੀਬਨ 70 ਸੀਟਾਂ ਤੇ ਅੱਗੇ ਚੱਲ ਰਹੀ ਆ ਤੇ 70 ਸੀਟਾਂ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਕੈਪਟਨ ਅਮਰਿੰਦਰ ਦਾ ਜਨਮ ਦਿਨ ਵੀ ਹੈਗਾ। ਕੀ ਬਾਤ ਹੈ ਜੀ, ਇਹਦਾ ਮਤਲਬ ਉਹਨਾਂ ਦੇ ਜਨਮ ਦਿਨ ਦਾ ਵੱਡਾ ਤੋਹਫਾ ਦਿੱਤਾ ਹੈ ਤੇ ਬਿਲਕੁਲ ਇੱਕ ਬਹੁਤ ਵੱਡਾ ਕੇਕ ਹੈਗਾ ਉਹ ਪੰਜਾਬ ਵਾਸੀਆਂ ਨੇ ਕੈਪਟਨ ਅਮਰਿੰਦਰ ਦੇ ਅੱਗੇ ਰੱਖਿਆ ਤੇ ਕੈਪਟਨ ਅਮਰਿੰਦਰ ਬਸ ਹੁਣ ਬੜੀ ਜਲਦੀ ਹੀ ਇਸ ਕੇਕ ਨੂੰ ਕੱਟਣ ਜਾ ਰਹੇ ਨੇ, ਨਾਲ ਨਾਲ ਉਹ ਆਪਣਾ ਬਰਥਡੇ ਵੀ ਮਨਾਉਣਗੇ। ਇਸ ਦੇ ਨਾਲ ਹੀ ਇੱਕ ਹੋਰ ਗੱਲ ਵੀ ਹੈਗੀ, ਕੈਪਟਨ ਅਮਰਿੰਦਰ ਜੇਕਰ ਪਟਿਆਲਾ ਸ਼ਾਹੀ ਖਾਨਦਾਨ ਚੋਂ ਦੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਦਾ ਅੱਜ ਬਰਥਡੇ ਆ ਤੇ ਉਹ ਹੁਣ ਤੱਕ ਦੇ ਸਭ ਤੋਂ ਜੋ ਸ਼ਾਹੀ ਖਾਨਦਾਨ ਦੇ ਵਿੱਚ ਸਭ ਤੋਂ ਵੱਡੇ ਜੋ ਮਹਾਰਾਜੇ ਦੀ ਕਹਿ ਲਓ ਕਿ ਉਮਰ ਦੇ ਹੋ ਗਏ ਨੇ, ਸਭ ਤੋਂ ਵੱਧ ਉਮਰ ਦੇ ਮਹਾਰਾਜਾ ਵੀ ਹੋ ਗਏ ਨੇ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਇੰਨੀ ਉਮਰ ਕਿਸੇ ਵੀ ਮਹਾਰਾਜਾ ਪਟਿਆਲਾ ਨੇ ਨਹੀਂ ਭੋਗੀ ਤੇ ਲਗਾਤਾਰ 2-3 ਜਿਹੜੀਆਂ ਖੁਸ਼ੀਆਂ ਨੇ ਕੈਪਟਨ ਅਮਰਿੰਦਰ ਦੀ ਝੋਲੀ ਦੇ ਵਿੱਚ ਆ ਡਿੱਗੀਆਂ ਨੇ ਜੀ। ਥੈਂਕ ਯੂ।